ਚੜ੍ਹਦੀ ਸੂਰਜ ਤਾਰੇ ਜੀ, ਸੂਰਜ ਤਾਰੇ ਜੀ, ਰਲ ਮਹਿਮਾ ਗਾਉਂਦੇ ਸਾਰੇ ਜੀ, ਚੰਨ ਧਰਤੀ ਸੂਰਜ ਤਾਰੇ ਜੀ, ਧੁੱਪਾਂ ਛਾਵਾਂ ਤੇਜ ਹਵਾਵਾਂ, ਚਾਹੇ ਤਾਂ ਮੀਂਹ ਵਰਦਾ, ਕਲਰਾਂ ਵਿੱਚ ਫੁੱਲ ਖਿੜਦੇ, ਜਦੋਂ ਮੇਰ ਵਾਹਿਗੁਰੂ ਕਰਦਾ, ਕਲਰਾਂ ਵਿੱਚ ਫੁੱਲ ਖਿੜਦੇ, ਜਦੋਂ ਮੇਰ ਵਾਹਿਗੁਰੂ ਕਰਦਾ। ਦਰਸ਼ਨ ਕਰ ਜਸਪਾਲ ਵਾਲਿਆ, ਦਰਸ਼ਨ ਕਰ ਜਸ